ਬਣ ਜਾਨੀ ਅੱਜ ਮੇਰੀ ਕੁਇਨ ਤੂੰ ਬਰਾਬਰ ਬੋਸ ਹੋਏ ਬਰੀ ਫਾਰ ਰੋਸ ਹੋਏ ਕਿਦਸਾ ਹੋ ਮੇਰੇ ਹਸੀਨ ਤੂੰ ਆਂ ਜਾਉ ਨਾ ਪੰਗੇ ਨਾ ਇਸ਼ਕ ਮੇਰੇ ਪੰਗੇ ਫੀਲਿੰਗ ਤੂੰ ਦਿਲ ਮੇਂ ਦਬਾ ਲੇ ਓ ਹਵਾ ਹਵਾ ਐ ਹਵਾ ਮੁਝ ਕੋ ਉਡਾ ਲੇ ਆ ਜਾ ਤੂੰ ਮੇਰੇ ਦਿਲ ਕੋ ਚੁਰਾ ਲੇ ਇਸ਼ਕ ਵਾਲੇ ਕਾਂਡ ਪੇ ਨਾਮ ਮੇਰਾ ਲਿਖਾ ਲੇ पंगे ना इश्क मेले पंगे फीलिंग तू दिल में दबा ले Whiskey.